ਤੈਨੂੰ ਪਿਆਰ ਕੀਤਾ, ਤੈਨੂੰ ਯਾਦ ਕੀਤਾ, ਸੁਪਨੇ ਵਿੱਚ ਵੀ ਨਹੀਂ ਕੁਝ ਹੋਰ ਕੀਤਾ। ਅੱਖੋਂ ਦੂਰ ਭਾਵੇਂ ਦਿਲ ਵਿੱਚ ਵਸਵਾਰ, ਮਰ ਜਾਵਾਂਗੇ ਜੇ ਇਗਨੋਰ ਕੀਤਾ। ਪੰਜਾਬ ਵਸਦੇ ਆ ਯਾਰਾ ਓਏ ਮੇਰੇ ਸੱਜਣਾ ਦੇ ਪਿੰਡ ਜਾਈ, ਜਿੱਦਾਂ ਕਿੱਦਾਂ ਹੋ ਸਕਦਾ ਸੁੱਖ ਸਾਂਦ ਦੀ ਖਬਰ ਲਿਆਈ। ਸਭ ਤੋਂ ਪਿਆਰੀ ਚੀਜ਼ ਗਵਾਚੀ, ਸਭ ਤੋਂ ਪਿਆਰੀ ਚੀਜ਼ ਗਵਾਚੀ, ਚੰਨਿਆਂ ਵਾਂਗੂ ਲੱਭਦਾ ਉਹਦਾ ਫੋਨ ਨਹੀਂ ਲੱਗਦਾ ਤੇ ਮੇਰਾ ਦਿਲ ਨਹੀਂ ਲੱਗਦਾ। ਉਹਦਾ ਫੋਨ ਨਹੀਂ ਲੱਗਦਾ ਮੇਰਾ ਦਿਲ ਨਹੀਂ ਲੱਗਦਾ, ਉਹਦਾ ਫੋਨ ਨਹੀਂ ਲੱਗਦਾ ਤੇ ਮੇਰਾ ਦਿਲ ਨਹੀਂ ਲੱਗਦਾ, ਉਹਦਾ ਫੋਨ ਨਹੀਂ ਲੱਗਦਾ ਤੇ ਮੇਰਾ ਦਿਲ ਨਹੀਂ ਲੱਗਦਾ। ਪਿਛਲੀਆਂ 7 ਸਾਲਾਂ ਵਿੱਚ ਇਹ 7 ਦਿਨ ਆਏ ਕੁਲੈਣੇ, ਪਿਛਲੀਆਂ 7 ਸਾਲਾਂ ਵਿੱਚ ਇਹ 7 ਦਿਨ ਆਏ ਕੁਲੈਣੇ, ਸੱਤ ਜਨਮਾਂ ਦੇ ਪਏ ਵਿਛੋੜੇ ਸਹਿਣੇ। ਦੱਸਾਂ ਦਿਲ ਦਾ ਦਰਦ ਦਰਦੀਆ, ਦੱਸਾਂ ਦਿਲ ਦਾ ਦਰਦ ਦਰਦੀਆ, ਤੂੰ ਵਾਕਫ ਰਗ ਰਗਦਾ ਉਹਦਾ ਫੋਨ ਨਹੀਂ ਲੱਗਦਾ ਤੇ ਮੇਰਾ ਦਿਲ ਨਹੀਂ ਲੱਗਦਾ, ਉਹਦਾ ਫੋਨ ਨਹੀਂ ਲੱਗਦਾ ਤੇ ਮੇਰਾ ਦਿਲ ਨਹੀਂ ਲੱਗਦਾ। ਕਿਹੜਾ ਪਿੰਡ ਤੈਨੂੰ ਮੈਸੇਜ ਲਿਖ ਕੇ ਪਾਉਣਾ, ਜਲਦੀ ਕਰ ਲਈ ਵੀਰ ਮੇਰਿਆ ਘਰ ਦਾ ਰਾਹ ਸਮਝਾਉਣਾ। ਅੱਧੇ ਘੰਟੇ ਦਾ ਰਾਹ ਜਲੰਧਰੋਂ 2:30 ਤੇ ਚੱਲੀ, ਲਾਡੇ ਵੇਲੇ 3 ਵਜੇ ਸ਼ਾਇਦ ਮਿਲ ਪਵੇ ਕੱਲੀ। ਪਿੰਡ ਪਹੁੰਚਦੇ ਸਾਰ ਪੁੱਛ ਲਈ ਬੱਸਾਂ ਵਾਲਾ ਅੱਡਾ, ਬੱਸ ਅੱਡੇ ਤੋਂ 5 ਘਰ ਛੱਡ ਕੇ ਪੀਲਾ ਘਰ ਇੱਕ ਵੱਡਾ, ਉਸ ਘਰ ਨਾਲੋਂ ਖੱਬੇ ਹੱਥ ਨੂੰ ਗਲੀ ਗੁਰੂ ਇੱਕ ਚੌੜੀ, ਹੌਲੀ ਹੌਲੀ ਮੁੜ ਜਾਏਗੀ ਸੱਜੇ ਪਾਸੇ ਥੋੜੀ, ਖੁੱਲੀ ਥਾਂ ਤੇ ਥੜਾ ਆਊਗਾ ਰੁੱਖ ਲੱਗਾ ਪਿੱਪਲ ਦਾ, ਗੱਡੀ ਪਾਰਕ ਕਰ ਲਈ ਅੱਗੇ ਭੀੜਾ ਰਾਹ ਨਿਕਲਦਾ, ਫੁੱਟਵਾਲ ਦੀ ਟੈਂਕੀ ਵਾਲੀ ਨਿਸ਼ਾਨੀ ਨਾ ਭੁੱਲ ਜਾਈ, ਪੂਰੇ 6 ਘਰ ਛੱਡ ਕੇ ਨੀਲੇ ਗੇਟ ਤੇ ਖੋਲਾ ਲਾਈ, ਪਿਆਰੀ ਜਿਹੀ ਆਵਾਜ਼ ਦੇ ਅੰਦਰੋਂ ਪੁੱਛੇਗੀ ਤੂੰ ਕੌਣੇ, ਝੂਠੀ ਮੇਰਾ ਨਾਂ ਲੈ ਦੇਵੀ ਕਹਿ ਦੇਵੀ ਮਨਮੋਹਣੇ, ਦੇਖ ਕੇ ਮੁਖੜਾ ਚੰਨ ਚੜ ਜਾਊ ਕਿਆ ਸੱਜਣ ਦੀਆਂ ਬਾਤਾਂ, ਚਾਨਣੀ ਜਈ ਨੂੰ ਦੱਸੀ ਕੱਟਾਂ ਮੱਸਿਆ ਵਰਗੀਆਂ ਰਾਤਾਂ, ਕਹਿਣਾ ਉਹਨੂੰ ਵਾਰਸ ਤੇਰਾ ਪਿਆ ਏ ਫਰਨ ਕਿਨਾਰੇ, ਕੰਨ ਉਹਦੇ ਵਿੱਚ ਲਵ ਯੂ ਕਹਿ ਕੇ ਕਰਦੇ ਪਾਰ ਉਤਾਰੇ, ਮੇਰਾ ਨੰਬਰ ਮਲਾ ਕੇ ਉਹਦੇ ਗੋਰੇ ਹੱਥ ਫੜਾਈ, ਜਾਨ ਮੇਰੀ ਨਾਲ ਗੱਲ ਕਰਾ ਕੇ ਡੁੱਬਦੀ ਜਾਨ ਬਚਾਈ, ਇਹ ਸੋਹਣੀ ਮੇਰੀ ਮੁਸ਼ਕਿਲ ਦੇ ਵਿੱਚ ਛੇਤੀ ਕਰ ਦੇਈ ਖਬਰਾਂ, ਸਾਡੇ ਪਿਆਰ ਨੂੰ ਲੱਗ ਨਾ ਗਈਆਂ ਹੁਣ ਚੰਦਰੀਆਂ ਨਜ਼ਰਾਂ, ਡਰ ਲੱਗਦਾ ਰੱਬ ਖੈਰ ਕਰੇ, ਡਰ ਲੱਗਦਾ ਰੱਬ ਖੈਰ ਕਰੇ, ਮਨ ਕਈ ਕਈ ਪਾਸੇ ਭੱਜਦਾ ਉਹਦਾ ਫੋਨ ਨਹੀਂ ਲੱਗਦਾ ਤੇ ਮੇਰਾ ਚਿੱਤ ਲੱਗਦਾ।